ਪੰਜ ਦਰਿਆਵਾਂ ਦੇ ਪੈਦਾ ਸੁਣ ਬੰਦਿਆ ਵੇ ਇਸ ਮਿੱਟੀ ਦੇ ਬਕਦਾ ਸੁਣ ਬੰਦਿਆ ਵੇ ਲੈ ਤੂੰ ਨਾ ਹੋਵੇ ਲੈਦਾ ਸੁਣ ਬੰਦਿਆ ਵੇ ਬੈਠਾ ਮਦਾਰੀ ਤੂੰ ਗਗਨ ਤੇ ਬੰਦਾ ਜੰਮੂ ਰਾਮ ਗਣ ਹੈ ਹੋ ਖੁਦ ਸੇ ਰੂਬਰੂ ਮਨ ਦਰਪਣ ਤੱਕ ਲੈ ਤੂੰ ਗੱਲ ਪੱਲੇ ਬਨ ਲੈ ਤੂੰ ਹਰ ਸ਼ੈ ਮੈਂ ਅੱਲਾ ਹੱਸ ਨੱਚ ਲੈ ਜਿੰਦ ਮੇਰੀਏ ਹੱਸ ਨੱਚ ਲੈ ਜਿੰਦ ਮੇਰੀਏ ਚੱਚ ਪੱਪ ਲੈ ਜਿੰਦ ਮੇਰੀਏ ਹੋ ਹੱਸ ਨੱਚ ਲੈ ਜਿੰਦ ਮੇਰੀਏ ਪਰਵਾਹਾਂ ਨੇ ਵੇ ਚੁੰਨੀਆਂ ਓ ਰਾਹਾਂ ਨੇ ਵੇ ਸਜਦੇ ਵਿੱਚ ਬਾਹਾਂ ਏ ਵੇ ਰਾਹਾਂ ਤੱਕਣ ਏ ਮਾਵਾਂ ਵੇ ਲੱਗੀਆਂ ਨਜ਼ਰ ਉਤਾਰਾਂ ਵੇ ਕਾਲੀ ਕਾਲੀ ਮਰਚਾਂ ਵਾਰਾਂ ਵੇ ਓ ਆਜਾ ਬੀਬਾ ਅਥਰੂ ਨਾ ਏ ਵਗਣ ਦੇ ਸੌ ਤੈਨੂੰ ਏ ਕਸਮ ਵੇ ਹੋ ਖੁਦ ਸੇ ਰੂਬਰੂ ਮਨ ਦਰਪਣ ਤੱਕ ਲੈ ਤੂੰ ਗੱਲ ਪੱਲੇ ਬਨ ਲੈ ਤੂੰ ਹਰ ਸ਼ੈ ਮੈਂ ਅੱਲਾ ਹੱਸ ਨੱਚ ਲੈ ਜਿੱਤ ਮੇਰੀ ਹੱਸ ਨੱਚ ਲੈ ਜਿੰਦ ਮੇਰੀਏ ਚੱਚ ਪੱਪ ਲੈ ਜਿੰਦ ਮੇਰੀਏ